ਝੂਠ ਤੇ ਫਰੇਬੀ ਵਰਗਾ ਸਿੱਧਾ ਏ ਤੂੰ ਮੁੰਡੇ ਅੱਜ ਲੇਬੀ ਵਰਗਾ ਉੱਤੋਂ ਲੱਗੇ ਝੂਠੇ ਤੇ ਫਰੇਬੀ ਵਰਗਾ ਸਿੱਧਾ ਏ ਤੂੰ ਮੁੰਡੇ ਅੱਜ ਲੇਬੀ ਵਰਗਾ ਇਸ ਲੈਪਟਾਪ ਵਿੱਚੋਂ ਵੇ ਮੈਂ ਵਾਇਰਸ ਦੇ ਵਾਂਗੂ ਤੈਨੂੰ ਕੱਢ ਦਿੱਤਾ ਹੁੰਦਾ ਸੜੀ ਜਾਣਾ ਐਵੇਂ ਨਿੱਕੀ ਨਿੱਕੀ ਗੱਲ ਤੋਂ ਕਰਦੀ ਪਈ ਆ ਵੇ ਮੈਂ ਨੋਟ ਕੱਲ ਤੋਂ ਸੜੀ ਜਾਣਾ ਐਵੇਂ ਨਿੱਕੀ ਨਿੱਕੀ ਗੱਲ ਤੋਂ ਆਖਦੀ ਪਈ ਆ ਤੈਨੂੰ ਬੰਦਾ ਬਣ ਜਾ ਸਸਰੀ ਅਕਾਲ ਨਹੀਂ ਤਾਂ ਮੇਰੇ ਵੱਲ ਤੋਂ ਕੀਤਾ ਦੇਣਾ ਹੁੰਦਾ ਤੈਨੂੰ ਪਿਆਰ ਵੈਰੀ ਆਵੇ ਮੈਂ ਵੀ ਵਾਹ ਵੱਟ ਦਿੱਤਾ ਹੁੰਦਾ ਦਿੱਤਾ ਹੋਇਆ ਡੈਡੀ ਲੱਗਦਾ ਮੈਂ ਤਾਂ ਮੰਨ ਗਈਆਂ ਤੂੰ ਨਾ ਰੈਡੀ ਲੱਗਦਾ ਪਿਆਰ ਵਿੱਚ ਦਿੱਤਾ ਹੋਇਆ ਡੈਡੀ ਲੱਗਦਾ ਮੈਂ ਤਾਂ ਮੰਨ ਗਈਆਂ ਤੂੰ ਨਾ ਰੈਡੀ ਲੱਗਦਾ ਜੱਟੀ ਬੋਲ ਕੇ ਸਪੀਕਰਾਂ ਚ ਦੱਸੂ ਮੁੰਡਿਆ ਤੂੰ ਮੇਰੇ ਹੋਣ ਵਾਲੇ ਬੱਚਿਆਂ ਦਾ ਡੈਡੀ ਲੱਗਦਾ ਹੁੰਦਾ ਦਿਲ ਚ ਵਸਾਇਆ ਨਾ ਜੇ ਸੋਹਣਿਆ ਕਦੋਂ ਦਾ ਕਰ ਅੱਡ ਦਿੱਤਾ ਹੁੰਦਾ ਗੱਲੋਂ ਐਵੇਂ ਨਾ ਸਤਾਇਆ ਕਰ ਤੂੰ ਪਿਆਰ ਵਿੱਚ ਕਦਰ ਵੀ ਪਾਇਆ ਕਰ ਤੂੰ ਸੈਲਦਾਰਾ ਐਵੇਂ ਨਾ ਸਤਾਇਆ ਕਰ ਤੂੰ ਪਿਆਰ ਵਿੱਚ ਕਦਰ ਵੀ ਪਾਇਆ ਕਰ ਤੂੰ ਤੇਰੇ ਵਰਗੇ ਨੂੰ ਮੇਰੇ ਦਹੀਂ ਮਿਲ ਗਈ ਰੱਬ ਦਾ ਵੀ ਸ਼ੁਕਰ ਮਨਾਇਆ ਕਰ ਤੂੰ ਤੈਨੂੰ ਛੱਡ ਨਹੀਂ ਹੋਣਾ ਭਾਵੇਂ ਤੇਰੇ ਤੋਂ ਵੀ ਸੋਹਣਾ ਕਿਸੇ ਲੱਭ ਦਿੱਤਾ ਹੁੰਦਾ।